ਨੇ ਪਹਿਲਾਂ ਤੁਮਾਰੇ ਹੱਥੀ ਹਾਏ ਨਖਰਾ ਤੇਰਾ ਨੀ ਹਾਈ ਰੇ ਤੇਰੇ ਕੱਪੜੂ ਨੂੰ ਮਾਰੇ ਹੱਥੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ ਗਿਣ ਕੱਟਦੇ ਹੁਲਾਰੇ Rotate your body, come and love yours, feeling it. Rotate your body, come and love yours, feeling it. Rotate your body, come and love yours, feeling it. Make the trumpets blow. Come and love yours, feeling it. Make the trumpets blow.